ਉਹ ਕਿੰਨਾ ਸੋਹਣਾ ਤੈਨੂੰ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਦਿਲ ਕਰੇ ਵੇਖਦਾ ਰਵਾਂ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਦਿਲ ਕਰੇ ਵੇਖਦਾ ਰਵਾਂ, ਦਿਲ ਮੋੜਦਾ ਨੀ ਲੱਖ ਸਮਝਾਇਆ, ਦਿਲ ਕਰੇ ਵੇਖਦਾ ਰਵਾਂ, thank you so much.